Mira Sonia. Music in Park. Mira Sonia. Chak man jalana thoda kabba lane dar ve sui rakhe lal jive city thane dar ve. Chak man jalana thoda kabba lane dar ve sui rakhe lal jive city thane dar ve. ਰੰਗ ਫਿੱਕਾ ਪੈ ਗਿਆ ਮੈਂ ਤੁਹਾਡੇ ਅੜ ਬਜ ਲਾਣੇ ਜੇ ਜਦੋਂ ਦੀ ਅੜ ਗਈ ਸੋਹਣਿਆ ਬਦਾਮੀ ਰੰਗ ਫਿੱਕਾ ਪੈ ਗਿਆ ਮੈਂ ਤੇਰੇ ਅੜ ਬਜ ਲਾਣੇ ਜੇ ਜਦੋਂ ਦੀ ਅੜ ਗਈ ਮਾਂ ਦੇ ਪਿੱਛੇ ਲੱਗ ਕਾ ਤੋਂ ਲਾਉਣਾ ਏ ਪਵੰਦੀਆਂ ਵੇ ਦਾਰੂ ਨਾਲ ਰੱਜ ਗਾਲਾਂ ਕੱਢਦਾ ਏ ਗੰਦੀਆਂਬਦਾਮੀ ਰੰਗ ਫਿੱਕਾ ਪੈ ਗਿਆ ਮੈਂ ਤੁਹਾਡੇ ਅੜ ਬਜ ਲਾਣੇ ਜੇ ਜਦੋਂ ਦੀ ਅੜ ਗਈ ਸੋਹਣਿਆ ਬਦਾਮੀ ਰੰਗ ਫਿੱਕਾ ਪੈ ਗਿਆ ਮੈਂ ਤੇਰੇ ਅੜ ਬਜ ਲਾਣੇ ਜੇ ਜਦੋਂ ਦੀ ਅੜ ਗਈ ਬਦਾਮੀ ਰੰਗ ਫਿੱਕਾ ਪੈ ਗਿਆ ਮੈਂ ਤੁਹਾਡੇ ਅੜ ਬਜ ਲਾਣੇ ਜੇ ਜਦੋਂ ਦੀ ਅੜ ਗਈ ਸੋਹਣਿਆ ਬਦਾਮੀ ਰੰਗ ਫਿੱਕਾ ਪੈ ਗਿਆ ਮੈਂ ਤੇਰੇ ਅੜ ਬਜ ਲਾਣੇ ਜੇ ਜਦੋਂ ਦੀ ਅੜ ਗਈ ਕਰਿਆ ਮਖੌਲੇ ਐਵੇਂ ਦਿਲ ਤੇ ਨਾ ਲਾਈ ਵੇ ਕਰਦੀਆਂ ਮਾਣ ਤੇਰੇ ਨਾਲ ਹਾਂ ਵੇ ਆਈ ਵੇ ਮੇਰਾ ਹੋਇਆ ਤੇਰਾ ਮੇਰਾ ਮੇਲ ਜੱਟੀ ਤੇਰਿਆਂ ਸਾਹਾਂ ਦੇ ਵਿੱਚ ਸਾਹ ਭਰਦੀ ਕੋਈ ਰੱਬ ਦੀ